ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਅਮਲਾ ਅਮਲੀ ਮਰ ਜਾਈ ਹੈ ਕਿਉਂ ਹਰ ਬੇਨ ਹਾਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਗਾਹ ਹਮ ਲਹਿ ਨਾ ਸਕ ਹੈ ਅੰਤ ਮਾਤੀ ਤੂੰ ਪਰਾ ਪਰਾ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਾਨ ਕੁਮਰੀ ਸਰਣਾਈ हर रखो लाज पगति आपे ठाकुर आपे सेवक आप बनावा पाते नानक जान तुमरी शरणाई हर रखो लाज पगते वाहेगुरु जी का खालसा वाहेगुरु जी की फतेह। सन्नासरी महला चौथा हर हर बूंद भय हर स्वामी हम चात्रिक बिलल बिललाती हर हर कृपा करहो प्रभे अपनी मुख देवहो हर निम खाती।